ਚਾਵੇ ਠੰਡੀ ਲੱਗਦੀ ਏ ਮੈਨੂੰ ਹਰ ਥਾਂ ਵੇ ਚੰਨਾ ਲਿਖ ਕੇ ਮੈਂ ਤੇਰਾ ਨਾਂ ਚੁੰਮਦੀ ਰਹਿਣੀਆਂ ਆਪਣੀ ਤੇਰੇ ਪਿਆਰ ਦੀ ਐ ਨੀ ਛਾਵੇ ਠੰਡੀ ਲੱਗਦੀ ਐ ਮੈਨੂੰ ਹਰ ਥਾਵੇ ਚੰਨਾ ਸਕਦੀ ਤੇਰੇ ਬਿਨਾਂ